ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਅਵਤਾਰ ਨਾ ਜਾਨ ਹੈ ਅੰਤ ਪਰਮੇਸ਼ਰ ਪਾਰ ਬ੍ਰਹਮ ਵੀ ਅੰਤ ਮਹਿਮਾਨ ਜਾਨ ਹੈ ਵੇਦ ਬ੍ਰਹਮ ਨਹੀਂ ਜਾਨ ਹੈ ਭੇਦ ਅਵਤਾਰ ਨ ਜਾਨ ਹੈ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਆਪਣੀ ਗਤ ਆਪ ਜਾਨੈ ਸੁਣ ਸੁਣ ਆਵਰ ਵਖਾਨੈ ਰਹਾ ਸੰਕਰਾ ਨਹੀਂ ਜਾਨੈ ਭੇਵ ਖੋਜਤ ਹਾਰੇ ਦੇਵ ਦੇਵੀਆ ਨਹੀਂ ਜਾਨ ਮਰਮ ਸਾਬੀ ਉਪਰ ਅਲਖ ਪਾਰ ਬ੍ਰਹਮ ਆਪਣ ਰੰਗ ਕਰਤਾ ਕੇਲ ਆਪ ਬਿਛੋੜੈ ਆਪੇ ਮੇਲ ਇੱਕ ਪਰਮੇ ਇਕ ਭਗਤੀ ਲਾਏ ਆਪਣਾ ਕੀਆ ਆਪ ਜਣਾਏ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੈ ਜੋ ਪਿੱਠ ਆਖੀ ਨਹੀਂ ਲੇਪ ਇਸ ਪੁੰਨ ਨਾ ਪਾਪ ਨਾਨਕ ਕਾ ਪ੍ਰਭ ਆਪੇ ਆਪ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੈ ਜੋ ਪਿੱਠ ਆਖੀ ਨਹੀਂ ਲੇਪ तिस पुन न पाप नानक का प्रभ आपे आप वाहे गुरु जी का खालसा वाहे गुरु जी की फतेह। राम कली महला पंजवा मेहमान जान है बेर ब्रह्मे नहीं जान पेर अवतार न जान है अंत परमेश्वर पार ब्रह्म बेअंत